ਸਿਖਰ ਦੁਪਹਿਰੇ ਠੇਕਿਓ ਪੀ ਕੇ ਲਾਲ ਪਰੀ ਆਵੇ ਭੜਕਾ ਮਾਰਦਾ ਮੋਢੇ ਡਾਂਗ ਤਰੀ ਨੀ ਹੋ ਕੇ ਆ ਗਿਆ ਜੱਟ ਸ਼ਰਾਬੀ ਹੋ ਕੇ ਆ ਗਿਆ ਜੱਟ ਸ਼ਰਾਬੀ ਹੁਣ ਕਿਉਂ ਲੁਕਦੀ ਫਿਰਦੀ ਪਾਬੀ ਕਰਦੀ ਉਰਾ ਫੜਾ ਦੇ ਚਾਬੀ ਨੀ ਅੜੀਆਂ ਫੜੀਆਂ ਕਰਦੀ ਕਿਉਂ ਤਕੜੀ ਵਰਗੀ ਹੋ ਜਾ ਮੋਰ ਪਨਾ ਕੇ ਮਰਦੀ ਕਿਉਂ ਨੀ ਫੋਕਾ ਸਮਝੀ ਨਾ ਲਲਕਾਰਾ ਫੋਕਾ ਸਮਝੀ ਨਾ ਲਲਕਾਰਾ ਅੱਜ ਕੋਈ ਕਰਕੇ ਹਟਣਾ ਕਾਰਾ ਚੁੱਕ ਦੂੰ ਕੁੜਮਤ ਬੀਲਾ ਸਾਰਾ ਨੀ ਬੋਣੀ ਕਰਨੀ ਤੇਰੇ ਤੇ ਬੋਲ ਰੜਕ ਦੇ ਤੇਰੇ ਹੁਣ ਤੱਕ ਸੀਨੇ ਮੇਰੇ ਤੇ ਪਾਬੀ ਕੀ ਤੂੰ ਪੇਤਲ ਕੌਂਦੀ ਪਾਬੀ ਕੀ ਤੂੰ ਪੇਤਲ ਕੌਂਦੀ ਨੀ ਜਾਤਾ ਪਹਿਲਾਂ ਨਾ ਸਾਥ ਕਰਾਉਂਦੀ ਹੁਣ ਕਿਉਂ ਫਿਰੇ ਲੂਤੀਆਂ ਲਾਉਂਦੀ ਬਾਰਾਂ ਤਾਲੀ ਬਣਦੀ ਮਰਨਾ ਏ ਜਾਂ ਦੱਸ ਪਾਬੀ ਤੂੰ ਸਾਲੀ ਬਣਦੀ ਏ ਨੀ ਡਾਂਗਾਂ ਨਾਲ ਨਤਾਰਾ ਕਰਨਾ ਡਾਂਗਾਂ ਨਾਲ ਨਤਾਰਾ ਕਰਨਾ ਜੱਟ ਨੇ ਰੋਜ ਰੋਜ ਨਹੀਂ ਮਰਨਾ ਪਾਬੀ ਇਸ ਤਰ੍ਹਾਂ ਨਹੀਂ ਸਰਨਾ ਦਿਓ ਰਵਿਆਉਣਾ ਪੈਣਾ ਏ ਆਖਰ ਆਨੇ ਵਾਲੀ ਥਾਂ ਤੇ ਆਉਣਾ ਪੈਣਾ ਏ ਜੋ ਤੂੰ